ਜਾਂਦਾ ਗੁਜਰਾਤ ਤੋਂ ਲਿਆਂਦਾ ਗੁਜਰਾਤ ਤੋਂ ਤਨ ਮੈਨੂੰ ਫੇਰੀ ਜਾਂਦਾ ਬੇਬੀ ਕੱਲ ਰਾਤ ਤੋਂ ਬੇਬੀ ਕੱਲ ਰਾਤ ਤੋਂ ਥੋੜਾ ਜਿਹਾ ਟਿੱਕੀ ਲੱਗਦਾ ਸਿੱਪੀ ਟਿੱਪੀ ਲੱਗਦਾ ਮੂਤੇ ਹਿੱਪੀ ਲੱਗਦਾ ਹਾਏ ਨੀ ਤੇਰਾ ਕੁੱਕਾ ਕੁੱਕਾ ਕੁੱਕਾ ਮਿਲੋ ਨੀ ਤੇਰਾ ਕੁੱਕਾ ਕੁੱਕਾ ਕੁੱਕਾ ਹਾਏ ਨੀ ਤੇਰਾ ਹਾਏ ਨੀ ਤੇਰਾ